bathroom. ਆ ਕੀ ਕਰਦਾ ਹੂੰ? ਓ ਭਾਈ ਜੀਓ ਨੇ ਤਾਂ ਸਵਾਦ ਲਿਆਂਦਾ ਪਿਆ ਅੱਜ ਕੱਲ ਫੇਸਬੁੱਕ ਵਾਂਗ ਨਵੀਂ ਚੀਜ਼ ਆਈ ਆ ਸਨੈਪਚੈਟ। ਉਹ ਚ ਮੈਂ ਆਪਣੀਆਂ ਸਟੋਰੀਆਂ ਪਾਉਂਦਾ, ਨਾਲੇ ਲੋਕੀ ਮੇਰੀਆਂ ਸਟੋਰੀਆਂ ਵੇਖਦੇ ਵੀ ਆ। ਉਹ ਨਾਲੇ ਸੱਚ ਭਾਈ ਉਹ ਤੇ ਭਾਬੀ ਵੀ ਹੈ। ਭਾਬੀ ਲੈ ਦਿਖਾ ਤਾਂ। ਹਾਂ ਹਾਂ ਲੈ ਦੇਖ। ਕਦੇ ਹੁੰਦਾ ਏ ਕਲਾਸ ਕਦੇ ਕਾਰ ਚ, ਕੱਲ ਜੀਦੇ ਨਾਲ ਖੜੀ ਸੀ ਬਾਜ਼ਾਰ ਚ। ਕਦੇ ਹੁੰਦਾ ਏ ਕਲਾਸ ਕਦੇ ਕਾਰ ਚ, ਕੱਲ ਜੀਦੇ ਨਾਲ ਖੜੀ ਸੀ ਬਾਜ਼ਾਰ ਚ। ਏਦਾਂ ਹੁੰਦਾ ਏ ਪਿਆਰ ਜਿਵੇਂ ਚੱਲਿਆ ਸਟੇਜ ਉੱਤੇ ਗਾਉਣ ਹੁੰਦਾ ਏ। ਜਿਵੇਂ ਤੇਰੀਆਂ ਸਟੋਰੀਆਂ ਚ ਦੇਖਿਆ ਨੀ ਮੁੰਡਾ ਦੱਸ ਹਾਂ, ਨੀ ਮੁੰਡਾ ਦੱਸ ਹਾਂ, ਨੀ ਮੁੰਡਾ ਦੱਸ ਕੌਣ ਹੁੰਦਾ ਏ। All right.